ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ, ਦੇਹ ਬੁਝਾਈ ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ। ਜੈਸੇ ਸੱਚ ਮੈਂ ਰਹੁ ਹੁਰ ਜਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ, ਤੇਰੇ ਤੇਰੇ ਤੇਰੇ ਤੇਰੇ ਜੀ, ਤੇਰੇ ਗੁਣ ਗਾਵਾਂ, ਦੇਹ ਬੁਝਾਈ ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਇ, ਮੈਂ ਮੂਰਖ ਕਹਿਣ ਨ ਜਾਇ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੁ ਹੁਰ ਜਾਈ, ਤੇਰੇ ਗੁਣ ਗਾਵਾਂ। ਕਿਛ ਹੋਵਾ ਸਭ ਕਿਛ ਤੁਝ ਤੇ ਜੋ ਕਿਛ ਹੋਵਾ ਸਭ ਕਿਛ ਤੁਝ ਤੇ ਤੇਰੀ ਸਭ ਅਸੁਨਾਰੀ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤੁਰਾਈ ਮੈਂ ਅੰਧਲੇ ਕਿਆ ਚਤੁਰਾਈ ਜੈਸੇ ਸੱਚ ਮੈਂ ਰਹੁਰ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੁਰ ਜੈਸੇ ਸੱਚ ਮੈਂ ਰਹੁਰ ਜੈਸੇ ਸੱਚ ਮੈਂ ਰਹੁਰ ਜਾਈ ਸੱਚ ਮੈਂ ਰਹੁਰ ਜਾਈ ਤੇਰੇ ਗੁਣ ਗਾਵਾਂ ਕਿਆ ਹੋ ਕਥੀ ਕਥੇ ਕਥ ਦੇਖਾ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨ ਕਥ ਨ ਜਾਈ ਜੋ ਤੁਧ ਭਾਵੈ ਸੋਈ ਆਖਾ ਜੋ ਤੁਧ ਭਾਵੈ ਸੱਚ ਮੈਂ ਤੇਰੇ ਗੁਣ ਗਾਵਾਂ ਬੁਝਾਈ ਜੈਸੇ ਸੱਚ ਮੈਂ ਰਹੁਰ ਜਾਈ ਜੈਸੇ ਸੱਚ ਮੈਂ ਰਹੁਰ ਜਾਈ ਜੈਸੇ ਸੱਚ ਮੈਂ ਰਹੁਰ ਜਾਈ ਤੇਰੇ ਗੁਣ ਗਾਵਾਂ ਜੇ ਬੁਝਾਈ ਜੈਸੇ ਸੱਚ ਮੈਂ ਤੇਰੇ ਗੁਣ ਗਾਵਾਂ ਜੇ ਬੁਝਾਈ ਜੈਸੇ ਸੱਚ ਮੈਂ ਰਹੁਰ ਜਾਈ ਤੇਰੇ ਗੁਣ ਗਾਵਾਂ ਤੇ ਕੁਕਰੀ ਹੋ ਬੇਗਾਨਾ ਤੇ ਕੁਕਰੀ ਹੋ ਬੇਗਾਨਾ ਪੌਂਕਾ ਇਸ ਤਨਕਾਰੀ ਪਗ ਤਿਲਹੀਨ ਨਾਨਕ ਜੇ ਹੋਏਗਾ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨ ਜਾਈ ਤਾਂ ਖਸਮੈ ਨਾਉ ਨ ਜਾਈ ਤੇਰੇ ਗੁਣ ਗਾਵਾਂ ਦੇਖ ਬੁਝਾਈ ऐसे सच मेरा हो रही तेरे गुण काम दे बुझाई जैसे सच मेरा हो रही जैसे सच मेरा हो रही जैसे सच मेरा हो रही तेरे गुण दे बुझाई जैसे सच में रहुर जाई तेरे गुण गावा तेरे गुण गावा तेरे गुण गावा तेरे तेरे गुण गावा तेरे गुण सतगुरु आयो शरण तुहारी सतगुरु आयो शरण तुहारी सतगुरु आयो शरण तुहारी सतगुरु आयो शरण तुहारी सतगुरु आयो शरण तुहारी सतगुरु आयो शरण तुहारी मिले सुख नाम हर शोभा मिले सुख नाम हर शोभा क्यों तारा है हमारी सतगुर आयो शरण सतगुर आयो शरण तुहाई मिले सुख नाम हर शोभा चिंता लाख खमारी चिंता लाख खमार सतगुर आयो शरण तुहारी शरण सतगुर आयो शरण तुहारी सतगुर आयो शरण तुहारी मिले सुख नाम हर शोभा मिले सुख नाम हर शोभा अवर न सूटे दूजी ठान अवर न सूटे दूजी ठान हार परियों ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਭਾ ਮਿਲੈ ਸੁਖ ਨਾਮ ਹਰਿ ਸੋਭਾ ਸਦਬਖ ਸੰਦੀ ਸਦਾ ਮੇਰੋ ਆਨਾ ਸਦਬਖ ਸਦਾ ਮੇਰੋ ਆਨਾ ਸਦਾ ਮੇਰੋ ਆਨਾ ਸਦਾ ਮੇਰੋ ਸਦ ਭਗਤ ਦਾਸ ਭਗਤ ਸਦ ਭਗਤ ਸਦ ਭਗਤ ਸਦਾ ਮੇਰੋ ਮਾਨ ਸਦਾ ਮੇਰੋ ਮਾਨ ਸਦਾ ਮੇਰੋ ਮਾਨ ਸਦ ਭਗਤ ਸੰਗ ਸਦਾ ਮੇਰੁਵਾਨਾ ਸਦਾ ਮੇਰੁਵਾਨਾ ਸਦਾ ਮੇਰੁਵਾਨਾ ਸਦ ਭਗਤ ਸੰਗ ਸਦਾ ਨਾਨਕ ਦਾਸ ਸੰਤ ਪਾਛੈ ਪਰਿਓ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਵੋ ਇਹ ਬਾਰੀ ਰਾਖ ਅਸਮੇਦ ਜਗਨੇ ਲਾਗ ਇਸ ਨਾਨੇ ਤਉ ਨ ਪੁਜੇ ਹਰ ਕੀਰਤ ਨਾਮ ਆਪਣੇ ਰਾਮ ਭਜ ਰੇ ਮਨ ਆਲਸੀਆ ਅਸਮਿਲ ਜਗਨੇ ਅਸਮਿਲ ਜਗਨੇ ਅਸਮਿਲ ਜਗਨੇ ਅਸਮਿਲ ਜਗਨੇ ਤੁਲਾ ਪੁਰਖ ਦਾਨੇ ਜਗ ਕਿਸਨਾਨੇ ਔ ਨ ਪੁਜੇ ਹਰ ਕੀਰਤ ਨਾਮ ਆਪਣੇ ਰਾਮ ਭਜ ਰੇ ਮਨ ਆਲਸੀਆ ਅਸਮਿਲ ਜਗਨੇ ਅਸਮਿਲ ਜਗਨੇ ਗਿਆ ਪਿੰਡ ਭਗਤਾ ਗਿਆ ਪਿੰਡ ਭਗਤਾ ਬਨਾਰਸ ਅਸ ਬਸਤਾ ਮੁਖ ਬੇਦ ਚਤੁਰ ਪੜਤਾ ਗਿਆ ਪਿੰਡ ਭਗਤਾ ਗਿਆ ਪਿੰਡ ਭਗਤਾ ਬਨਾਰਸ ਅਸ ਬਸਤਾ ਮੁਖ ਬੇਦ ਚਤੁਰ ਪੜਤਾ ਮੁਖ ਬੇਦ ਚਤੁਰ ਪੜਤਾ ਮੁਖ ਬੇਦ ਚਤੁਰ ਪੜਤਾ ਮੁਖ ਬੇਦ ਚਤੁਰ ਪੜਤਾ ਅਸਮਿਲ ਜਗਨੇ ਅਸਮਿਲ ਜਗਨੇ ਤੁਲਾ ਪੁਰਖ ਦਾਨੇ ਪ੍ਰਿਆਗ ਕਿਸ ਨਾਨੇ ਤਉ ਨ ਪੁਜੇ ਹਰ ਕੀਰਤ ਨਾਮ ਆਪਣੇ ਰਾਮ ਭਜ ਰੇ ਮਨ ਆਲਸੀਆ ਅਸਮਿਲ ਜਗਨੇ ਅਸਮਿਲ ਜਗਨੇ ਸਗਲ ਧਰਮ ਅਛਤਾ ਸਗਲ ਧਰਮ ਅਛਤਾ ਗੁਰ ਗਿਆਨ ਇੰਦ੍ਰ ਦ੍ਰਿੜਤਾ ਖੱਟ ਕਰਮ ਸਹਿਤ ਰਹਿਤਾ ਸਗਲ ਧਰਮ ਅਛਤਾ ਸਗਲ ਧਰਮ ਅਛਤਾ ਗੁਰ ਗਿਆਨ ਇੰਦ੍ਰ ਦ੍ਰਿੜਤਾ ਖੱਟ ਕਰਮ ਸਹਿਤ ਰਹਿਤਾ ਖੱਟ ਕਰਮ ਸਹਿਤ ਰਹਿਤਾ ਖੱਟ ਕਰਮ ਸਹਿਤ ਰਹਿਤਾ ਖੱਟ ਕਰਮ ਸਹਿਤ ਰਹਿਤਾ ਅਸਮਿਲ ਜਗਨੇ ਅਸਮਿਲ ਜਗਨੇ ਤੁਲਾ ਪੁਰਖ ਦਾਨੇ ਪ੍ਰਿਆਗ ਇਸ ਨਾਨੇ ਤਉ ਨ ਪੁਜੇ ਹਰ ਕੀਰਤ ਨਾਮ ਆਪਣੇ ਰਾਮ ਭਜ ਰੇ ਮਨ ਆਲਸੀਆ ਅਸਮਿਲ ਜਗਨੇ ਅਸਮਿਲ ਜਗਨੇ ਸ਼ਿਵਾ ਸਖਤ ਸੰਵਾਦਮ ਸ਼ਿਵਾ ਸਖਤ ਸੰਵਾਦ ਮਨ ਛੋਟ ਛੋਟ ਸਗਲ ਵੇਦ ਸਿਮਰ ਸਿਮਰ ਗੋਬਿੰਦ ਭਜਨਾ ਮਤਰ ਸੁਭਵ ਸਿੰਘ ਅਸਮਿਲ ਜਗਨੇ ਸ਼ਿਵਾ ਸਖਤ ਸੰਵਾਦਮ ਸ਼ਿਵਾ ਸਖਤ ਸੰਵਾਦ ਮਨ ਛੋਟ ਛੋਟ ਸਗਲ ਵੇਦ ਸਿਮਰ ਸਿਮਰ ਗੋਬਿੰਦ ਭਜਨਾ ਮਤਰ ਸੁਭਵ ਸਿੰਘ ਅਸਮਿਲ ਜਗਨੇ ਅਸਮਿਲ ਜਗਨੇ ਤੁਲਾ ਪੁਰਖ ਦਾਨੇ ਪ੍ਰਿਆਗ ਕਿਸ ਨਾਨੇ ਤਉ ਨ ਪੁਜੇ ਹਰ ਕੀਰਤ ਨਾਮ ਆਪਣੇ ਰਾਮ ਭਜ ਰੇ ਮਨ ਆਲਸੀਆ ਅਸਮਿਲ ਜਗਨੇ ਅਸ਼ਮੇਧ ਜਗ ਨੇ, ਅਸ਼ਮੇਧ ਜਗ ਨੇ।